ਲਈ ਸਾਡੀ ਆਉਣਾ ਪਰ ਕਦੇ ਨਾ ਬੁਲਾਉਣਾ ਅੱਖਾਂ ਰਾਹੀਂ ਸਮਝਾਉਣਾ ਇਜ਼ਹਾਰ ਨਹੀਂ ਤਾਂ ਕੀ ਅੱਗੇ ਆ ਕੇ ਨਾ ਜਿਤਾਉਣਾ ਤੇਰਾ ਵਿੱਚੋਂ ਵਿੱਚ ਹੀ ਚਾਉਣਾ ਇਹ ਸੰਗਣਾ ਸੰਗਾਉਣਾ ਦੱਸ ਪਿਆਰ ਨਹੀਂ ਤਾਂ ਕੀ ਇਹ ਗੱਲ ਨਹੀਂ ਚੰਗੀ ਸੋਹਣਿਆ ਜਾਨ ਸੁਣੀ ਟੰਗੀ ਸੋਹਣਿਆ ਤੂੰ ਕਿਉਂ ਗੱਲ ਬਾਤ ਨਹੀਂ ਕਰਦਾ ਜਾਵੇ ਜਿੰਦ ਲੰਘੀ ਸੋਹਣਿਆ ਇਹ ਗੱਲ ਨਹੀਂ ਚੰਗੀ ਸੋਹਣਿਆ ਜਾਨ ਸੁਣੀ ਟੰਗੀ ਸੋਹਣਿਆ ਤੂੰ ਕਿਉਂ ਗੱਲ ਬਾਤ ਨਹੀਂ ਕਰਦਾ ਜਾਵੇ ਜਿੰਦ ਲੰਘੀ ਸੋਹਣਿਆ ਗੱਲ ਸੁਣ ਮੇਰੇ ਯਾਰਾ ਸਾਨੂੰ ਤੇਰਾ ਹੀ ਸਹਾਰਾ ਹੁਣ ਹੋਣਾ ਨੀ ਗੁਜ਼ਾਰਾ ਸੋਹਣਿਆ ਫਾਸਲਾ ਸਹਿ ਵੀ ਨਹੀਂ ਹੁੰਦਾ ਮਿਲੇ ਕੁਝ ਕਹਿ ਵੀ ਨਹੀਂ ਹੁੰਦਾ ਪੁੱਛੇ ਜੇ ਸੱਚ ਤੂੰ ਯਾਰਾ ਤੇਰੇ ਬਿਨ ਰਹਿ ਵੀ ਨਹੀਂ ਹੁੰਦਾ ਫਾਸਲਾ ਸਹਿ ਵੀ ਨਹੀਂ ਹੁੰਦਾ ਮਿਲੇ ਕੁਝ ਕਹਿ ਵੀ ਨਹੀਂ ਹੁੰਦਾ ਪੁੱਛੇ ਜੇ ਸੱਚ ਤੂੰ ਯਾਰਾ ਤੇਰੇ ਬਿਨ ਰਹਿ ਵੀ ਨਹੀਂ ਹੁੰਦਾ ਸੁਣੇ ਅੱਜ ਨਹੀਂ ਤੇ ਕੱਲ ਪੈਣੀ ਕਰਨੀ ਏ ਗੱਲ ਇਹੋ ਮਸਲੇ ਦਾ ਹੱਲ ਸੋਹਣਿਆ ਮੈਨੂੰ ਬਸ ਲੋੜ ਹੈ ਤੇਰੀ ਤੁਲਾ ਨਾ ਹੋਰ ਵੇ ਤੇਰੀ ਤੂੰ ਬਣਦਾ ਹਰਫ ਜਿੰਨਾ ਲਈ ਕੀਤੀ ਉਹ ਜਾਨ ਨੇ ਮੇਰੀ ਲਵਾਂ ਤੇਰਾ ਹੀ ਵੇ ਨਾ ਤੈਨੂੰ ਕਰ ਦੇਣੀ ਹਾਂ ਦੇ ਦੇ ਦਿਲ ਵਿੱਚ ਥਾਂ ਸੋਹਣਿਆ